ਸਾਡੀ ਤੋਰ ਵੇ ਵੇਖਣੀ, ਜੇ ਮੁੰਡਿਆ ਤੂੰ ਸਾਡੀ ਤੋਰ ਵੇ ਵੇਖਣੀ, ਵੇ ਕਣ ਬਾ ਲੈ ਜੇ ਚਾਂਦੀ ਦੀ ਲਾਗੇ ਤੈਨੂੰ ਨਾ ਹੋ ਜੇ ਸ਼ਮਸ਼ੇਰ ਜੀ ਦਾ ਲਗਾ ਲਗਾ ਤੂੰ ਨਾ ਬੋਲਦੀ ਰਕਾਨੇ ਤੂੰ ਨਾ ਬੋਲਦੀ ਤੇਰੇ ਚ ਤੇਰਾ ਅੱਜ ਮੈਂ ਨੀ ਬੋਲਦਾ ਮੇਰੇ ਸਾਰਾ ਪੰਜਾਬ ਬੋਲ ਰਿਹਾ ਪੰਜਾਬ ਦੀਆਂ ਕਲਮਾਂ ਪੰਜਾਬ ਦੇ ਗਾਇਕ ਪੰਜਾਬ ਦੇ ਗੀਤ ਗਾ ਸਾਡੀ ਤੋਰ ਵੇ ਵੇਖਣੀ, ਜੇ ਮੁੰਡਿਆ ਤੂੰ ਸਾਡੀ ਤੋਰ ਵੇ ਵੇਖਣੀ, ਗੜਬਾ ਲੈ ਦੇ ਚਾਂਦੀ ਦਾ ਵੇ ਲੱਗ ਹਿੱਲੇ ਮਜਾਜ, ਚਾਂਦੀ ਦਾ ਵੇ ਲੱਗ ਹਿੱਲੇ ਮਜਾਜ, ਚਾਂਦੀ ਦਾ ਵੇ ਲੱਗ ਹਿੱਲੇ ਮਜਾਜ। ਸਾਡੀ ਬਹੁਤ ਬਹੁਤ ਇੰਦਰ ਬਾਬਾ ਬੀਬਾ, ਉਹ ਵੀ ਉਹਦੀ ਗੱਲਾਂ ਚ ਟੋਏ ਵੀ ਆ ਸਾਹਮਣੇ, ਤੁਸੀਂ ਵੀ ਆ ਜਾਓ ਜੀ। ਆਪਣੀਆਂ ਗੱਲਾਂ ਦੀ ਗੱਲ ਥੋੜੋ ਕੀਤੀ ਤਾਂ ਕਾਲੀਆਂ ਟੋਏ ਹੈਗੇ ਬਾਈ ਜੀ। ਗੁਰਵਿੰਦਰ ਧਾਲੀਵਾਲ ਸਾਹਿਬ ਸਾਡੇ ਸਾਹਿਬ ਵੈਨਕੂਵਰ ਬੀਸੀ ਦੇ ਮੀਡੀਆ ਨੂੰ ਰੈਪ੍ਰਜੈਂਟ ਕਰ ਰਹੇ ਨੇ, ਪਹੁੰਚੇ ਨੇ।